ਦਮ ਨਾਲ ਦਮ ਬਰਾਂਗੀ ਰਾਂਝ ਆਵੇ, ਦਮ ਨਾਲ ਦਮ ਬਰਾਂਗੀ ਰਾਂਝ ਆਵੇ, ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ, ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ, ਦਮ ਨਾਲ ਦਮ ਬਰਾਂਗੀ ਰਾਂਝ ਆਵੇ, ਦਮ ਨਾਲ ਦਮ ਬਰਾਂਗੀ ਰਾਂਝ ਆਵੇ, ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ, ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ।